Dum. ਆ ਕੀ ਕਰਦਾ ਓ ਭਾਈ ਜੀਉ ਨੇ ਤਾਂ ਸਵਾਦ ਲਿਆਦਾ ਵੇ ਅੱਜ ਕੱਲ ਫੇਸਬੁੱਕ ਵਾਂਗ ਨਵੀਂ ਚੀਜ਼ ਆਈ ਆ ਸਨੈਪਚੈਟ ਉੱਥੇ ਮੈਂ ਆਪਣੀਆਂ ਸਟੋਰੀਆਂ ਪਾਉਣਾ ਨਾਲੇ ਲੋਕੀ ਮੇਰੀਆਂ ਸਟੋਰੀਆਂ ਵੇਖਦੇ ਵੀ ਆ ਉਹ ਨਾਲੇ ਸੱਚ ਭਾਈ ਉੱਥੇ ਭਾਬੀ ਵੀ ਆ ਭਾਬੀ ਲੈ ਦਿਖਾ ਤਾਂ ਹਾਂ ਹਾਂ ਲੈ ਦੇਖ ਕਦੇ ਹੁੰਦਾ ਏ ਕਲਾਸ ਕਦੇ ਕਾਰ ਚ ਕੱਲ ਜੀ ਦੇ ਨਾਲ ਖੜੀ ਸੀ ਬਾਜ਼ਾਰ ਚ ਕਦੇ ਹੁੰਦਾ ਏ ਕਲਾਸ ਕਦੇ ਕਾਰ ਚ ਕੱਲ ਜੀ ਦੇ ਨਾਲ ਖੜੀ ਸੀ ਬਾਜ਼ਾਰ ਚ ਏਦਾਂ ਹੁੰਦਾ ਏ ਤਿਆਰ ਜਿਵੇਂ ਚੱਲਿਆ ਸਟੇਜ ਉੱਤੇ ਗਾਉਣ ਹੁੰਦਾ ਏ ਮੈਂ ਤੇਰੀਆਂ ਸਟੋਰੀਆਂ ਚ ਦੇਖਿਆ ਨੀ ਮੁੰਡਾ ਦੱਸ ਹਾਂ ਨੀ ਮੁੰਡਾ ਦੱਸ ਹਾਂ ਨੀ ਮੁੰਡਾ ਦੱਸ ਹਾਂ ਨੀ ਮੁੰਡਾ ਦੱਸ ਹਾਂ ਨੀ ਮੁੰਡਾ ਦੱਸ।